ढाई दिन न जवानी नल चल दी ओ ढाई दिन न जवानी नल चल दी कुड़ती मलमल दी जवानी नल चलदी ओ ढाई दिन न जवानी नल चलदी कुर्ती मलमल दी ਸਾਡੇ ਦਿਲ ਨੂੰ ਲਾਂਬੂ ਲਾਵੇ ਤੇਰੇ ਹੱਥਾਂ ਦੀ ਮਹਿੰਦੀ ਸਾਡੇ ਦਿਲ ਨੂੰ ਲਾਂਬੂ ਲਾਵੇ ਤੇਰੇ ਹੱਥਾਂ ਦੀ ਮਹਿੰਦੀ ਨਿੱਤ ਸੁਣ ਕੇ ਦੀ ਨਿੱਤ ਸੁਣ ਕੇ ਦੀ ਲਾਟ ਵਾਂਗੂ ਬਲਦੀ ਉੜਦੀ ਮਲਮਲ ਦੀ ਢਾਈ ਦਿਨ ਨ ਜਵਾਨੀ ਨਾਲ ਚੱਲਦੀ ਮਲਮਲ ਦੀ।